सतनाम श्री वाहे गुरु साहेब जी सुरथ महला तीजा कर पहला ते तुकी एक ओंकार सतगुर प्रसाद भगतां दी सदा तू रखदा हर जिया तोर तू रखदा आया प्रहलाद जान तुद राख ले हर जिया हर नाख मार पचाया गुरमुखानो प्रतीत है हर जिया मनमुख धर्म बुलाया भगतां दी सदा तू रखदा हर जिया तोर तू रखदा आया प्रहलाद जान तुद राख ले हर जिया हर नाखस मार पचाया गुरमुखानो प्रतीत हर जिया मनमुख भरम भुलाया हर जी एह तेरी वड्याई भगतां की पैज रख तू स्वामी भगत तेरी शरणाई भगतां नूं जम जोए न साका कारण नेड़ा जाई केवल राम नाम मन बसया नाम ही मुकत पाई रहता सहता सब भगतां चरणी लागी गुरता सहज सुभाई मनमुखानो प्रतीत नावी अंतरा लोभ स्वाव गुरमुख हिरदा शब्द न भेदे हर नाम न लागा पाव कूड़ कपट पाज लह जासी मनमुख सिक्का अला भगतां विच आप वरतदा प्रभ जी भगती हूं तू जाता माया मोह सब लोक तेरी तू एक पुरख विधाता मैं मार मनसा बने समाणी गुरता शबद पठाता अचिंता काम करहे प्रभ तिन की जिन हर का नाम प्यारा गुर प्रसाद सदा मन वसिया सब काज सवार नहारा ਉਹਨਾਂ ਕੇ ਰੇਸ ਕਰੇ ਸੋ ਬਿਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨਾ ਨਾ ਪਾਇਆ ਮਨਮੁਖ ਭਉ ਕਮੋਏ ਬਿਲ ਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵਾ ਸਹਜੇ ਸਾਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋਟਾ ਜੇ ਅਨੇਕ ਕਰਮ ਕਰੈ ਅਦਕਾਈ ਵੇਦ ਪੜ੍ਹੇ ਤਾਂ ਵਾਦ ਵਖਾਣ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੁਟਹਿ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੀ ਦਰ ਸਾਚੀ ਦਰ ਸਾਚਾ ਸਚਿਆਰਾ ਉਹ ਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਾਰਾ ਨਾਨਕ ਤਿਨਕਾ ਸਦ ਬਲਿਹਾਰਾ ਜਿਨ ਹਰ ਰਾਖਿਆ ਔਰ ਧਾਰਾ ਜਿਨ ਹਰ ਮਨ ਵਸਿਆ ਸੀ ਦਰ ਸਾਚੀ ਦਰ ਸਾਚਾ ਸਤਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਾਰਾ ਨਾਨਕ ਤਿਨਕਾ ਸਦ ਬਲਿਹਾਰਾ ਜਿਨ ਹਰ ਰਾਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਤ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਹਰ ਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ